ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਸਾਲਾ ਟੁੱਟਦਾ ਹੀ ਨਾ ਕਦੇ ਲੁੱਟਦਾ ਹੀ ਨਾ ਸਾਲਾ ਟੁੱਟਦਾ ਹੀ ਨਾ ਕਦੇ ਲੁੱਟਦਾ ਹੀ ਨਾ ਕਿਸੇ ਤੇ ਕਦੇ ਆਉਂਦਾ ਹੀ ਨਾ ਕਿਸੇ ਨੂੰ ਕਦੇ ਚਾਹੁੰਦਾ ਹੀ ਨਾ ਕਿਸੇ ਤੇ ਕਦੇ ਆਉਂਦਾ ਹੀ ਨਾ ਕਿਸੇ ਨੂੰ ਕਦੇ ਚਾਹੁੰਦਾ ਹੀ ਨਾ ਕਿਸੇ ਨੂੰ ਕਦੇ ਚਾਹੁੰਦਾ ਹੀ ਨਾ ਉਹ ਜਾਣਾ ਸੀ ਕਮਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਚਾਰ ਦਿਨ ਖੇਡ ਕੇ ਸੀ ਪਰਸ ਚ ਪਾ ਲਿਆ ਦਿਲ ਮੇਰਾ ਲੈ ਕੇ ਉਹਨੇ ਦਿਲ ਬਹਿਲਾ ਲਿਆ ਚਾਰ ਦਿਨ ਖੇਡ ਕੇ ਸੀ ਪਰਸ ਚ ਪਾ ਲਿਆ ਸਰਾਸਰ ਮੁੱਕਰ ਗਈ ਤੇ ਕਹਿੰਦੀ ਹੁਣ ਲੱਭਦਾ ਹੀ ਨਹੀਂ ਸਰਾਸਰ ਮੁੱਕਰ ਗਈ ਤੇ ਕਹਿੰਦੀ ਹੁਣ ਲੱਭਦਾ ਹੀ ਨਹੀਂ ਪੈੜਾ ਕੋਈ ਪਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਪੈੜਾ ਕੋਈ ਪਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਕਿਵੇਂ ਬੋਲਦੇ ਜ਼ੁਬਾਨ ਚਲੀ ਜਾਣੀ ਸੀ ਤੈਨੂੰ ਦਿਲ ਨਾ ਜੇ ਦਿੰਦਾ ਜਾਨ ਚਲੀ ਜਾਣੀ ਸੀ ਗੀਤ ਕਿਵੇਂ ਬੋਲਦੇ ਜ਼ੁਬਾਨ ਚਲੀ ਜਾਣੀ ਸੀ ਇਸ਼ਕ ਹੁਣ ਸਿੱਖ ਜਾਊਂਗਾ ਨੀ ਤੇਰੇ ਲਈ ਲਿਖ ਜਾਊਂਗਾ ਇਸ਼ਕ ਹੁਣ ਸਿੱਖ ਜਾਊਂਗਾ ਨੀ ਤੇਰੇ ਲਈ ਲਿਖ ਜਾਊਂਗਾ ਇਹ ਹਾਲ ਜੋ ਬੇਹਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਇਹ ਹਾਲ ਜੋ ਬੇਹਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਬੜਾ ਰੋਏਗੀ ਮੈਂ ਤੇ ਠਰ ਜਾਵਾਂਗਾ ਤੂੰ ਨਿੱਕ ਵਿੱਚ ਹੋਏਗੀ ਮੇਰੇ ਬਾਰੇ ਕਦੇ ਵੀ ਨਾ ਸੋਚੀ ਬੜਾ ਰੋਏਗੀ ਮੈਂ ਤੇ ਠਰ ਜਾਵਾਂਗਾ ਤੂੰ ਨਿੱਕ ਵਿੱਚ ਹੋਏਗੀ ਇਹ ਦਿਲ ਦੇ ਸਿਕਾਰੇ ਗੋਰੀਏ ਗਰੀਬ ਗਏ ਮਾਰੇ ਗੋਰੀਏ ਦਿਲ ਦੇ ਸਿਕਾਰੇ ਗੋਰੀਏ ਗਰੀਬ ਗਏ ਮਾਰੇ ਗੋਰੀਏ ਲੈ ਸਿਵਾ ਹੁਣ ਬਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਲੈ ਸਿਵਾ ਹੁਣ ਬਾਲ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਹੁੰਦਾ ਜੇ ਦਿਮਾਗ ਦਿਲ ਦਾ ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ਇਸ ਦੇਸੀ ਕੋਲ ਤਾਂ ਪਿਆਰ ਬਿਨਾ ਸੌਗਾਤ ਕੋਈ ਨਹੀਂ ਸੀ ਮੈਂ ਸੁਣਿਆ ਕੈਨੇਡਾ ਵਿਆਹ ਕਰਵਾ ਪਿਆ ਲਈ ਉਹਨੇ ਮੈਂ ਸੁਣਿਆ ਕੈਨੇਡਾ ਵਿਆਹ ਕਰਵਾ ਪਿਆ ਲਈ ਉਹਨੇ ਤੈਨੂੰ ਪਾਉਣਾ ਹਰ ਇੱਕ ਕੀਮਤ ਤੇ ਬਣ ਗਈ ਮਜਬੂਰੀ ਸ਼ਰਾਬ ਬੋਲੀ ਬੋਲਦਾ ਏ